ਬਾਪੂ ਹੋਇਆ ਬਿਮਾਰਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਆਰਨੀ ਚੰਡੀਗੜ੍ਹ ਵਾਲੀਏ ਇਸ ਗੱਲ ਨਾ ਮਾਰਨੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ ਹੁਣ ਤੱਕ ਖੇਤ ਦਾ ਕੰਮ ਜੋ ਸਾਰਾ ਨਾਲ ਦਲੇਰੀ ਚੰਡੀਗੜ੍ਹ ਵਾਲੀਏ ਹੁਣ ਨਹੀਂ ਮੁੜਦੇ।